ਹੈਗੀਆਂ ਨੇ ਧੋਖੇਬਾਜ਼ੀਆਂ, ਚਿੱਟੇ ਵਾਂਗੂ ਅੱਜ ਕੱਲ ਆਮ ਵਿਕਦਾ। ਨਵੀਂ ਉੱਡਦੀ ਕਬੂਤਰੀ ਕੋਈ ਔਖੀ ਗੱਲ ਨਹੀਂ, ਜਿਹੜੇ ਲਾਉਂਦੇ ਨੇ ਵੀ ਉਹਨਾਂ ਵਿੱਚੋਂ ਨਸ਼ਾ ਦਿਸਦਾ। ਕਾਲੇ ਸ਼ੀਸ਼ਿਆਂ ਦੇ ਪਿੱਛੇ ਲੋਕੀ ਪਿਆਰ ਕਰ